ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾ ਆਪਣੇ ਸਤਿਗੁਰ ਗੁਰ ਪੁੱਛ ਮਨ ਮੁਗਦ ਸਮਝਾਵਾ ਮੈਂ ਮਨ ਵੱਡੀ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾ ਆਪਣੇ ਸਤਿਗੁਰ ਗੁਰ ਪੁੱਛ ਮਨ ਮੁਗਦ ਸਮਝਾਵਾ ਭੂਲਾ ਮਨ ਸਮਝ ਹੈ ਗੁਰ ਸਬਦੇ ਹਰ ਹਰ ਸਦਾ ਧਿਆਏ ਨਾਨਕ ਜਿਸ ਮਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤ ਲਾਏ ਹਉ ਸਭ ਵੇਸ ਕਰੇ ਫਿਰ ਕਾਰਣ ਜੇ ਹਰ ਪ੍ਰਭ ਸਾਚੇ ਭਾਵਾਂ ਸੋ ਫਿਰ ਪਿਆਰਾ ਮੈਂ ਨਦਰ ਨਾ ਦੇਖਾਂ ਹਉ ਕਿਉ ਕਰ ਧੀਰਜ ਪਾਵਾਂ ਜਿਸ ਕਾਰਣ ਹਉ ਸਿਗਾਰ ਸਿਗਾਰੀ ਸੋ ਫਿਰ ਰੱਤਾ ਮੇਰਾ ਅਵਰਾ ਨਾਨਕ ਧੰਨ ਧੰਨ ਧੰਨ ਸੁਹਾਗਣ ਜਿਨ ਪਿਰ ਰਾਵਿਆੜਾ ਸੱਚ ਸਵਰਾ ਹਉ ਜਾਏ ਪੁੱਛਾ ਸੁਹਾਗ ਸੁਹਾਗਣ ਤੁਸੀਂ ਕਿਉ ਫਿਰ ਪਾਇਆੜਾ ਪ੍ਰਭ ਮੇਰਾ ਮੈਂ ਉੱਪਰ ਨਦਰ ਕਰੀ ਫਿਰ ਸੱਚ ਮੈਂ ਛੋੜਿਆੜਾ ਮੇਰਾ ਤੇਰਾ ਸਭ ਮਨ ਤਨ ਜੀਉ ਕਰਹੋ ਹਰ ਪ੍ਰਭ ਕਾ ਇਤ ਮਾਰਗ ਭੈਣੇ ਮਿਲੀਐ ਆਪਨੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਐ जो हर प्रभ का मैं दे सनेहा तिस मन तन अपना देवा नित पखा फेरी सेव कमावा तिस आगे पानी ढोवा नित नित सेव करी हर जन के जो हर हर कथा सुनाए तन तन गुरु गुर सत गुर पूरा नानक मन आस पुजाए गुर सज्जन मेरा मेल हरे जे तो मेल हर नाम ते आवा गुर सत गुर पास हर गोस्त पूछा कर सांझे हर गुण गावा गुण गावा नित नित साध हर के मन जीवा नाम सुन तेरा नानक जेत वेला विसर मेरा स्वामी तित वेला मर जाए जियो मेरा हर वेखण को सब कोई लोचे सो वेख जिस आप विखाले जिसनो नदर करे मेरा प्यारा सो हर हर सदा संभाले सो हर हर नाम सदा सदा संभाले जिस सतगुर पूरा मेरा मिलिया नानक हर जन हर एक होए हर जाप हर सेते रलिया सो हर हर नाम सदा सदा संभाले जिस सतगुर पूरा मेरा मिलिया नानक हर जान हर एक होए हर जाप हर सेते रलिया वाहे गुरु जी का खालसा वाहे गुरु जी की फतेह वडहंस महला चौथा कार दूजा एक ओंकार सतगुर प्रसाद मैं मन वड्डी आस हरे क्यों कर हर दर्शन पावा हौ जाए पुछा अपने सतगुर गुर पुछ मन मुख ਸਮਝਾਵਾ।